ਰੂਚ ਬਸਾ ਲਿਆ, ਲਾਉਣਾ ਸੀਗਾ ਇੱਕ ਥਾਂ ਤੇ ਦਿਲ ਅਸੀਂ ਲਾ ਲਿਆ। ਸੱਜਣਾ ਵੇ ਤੈਨੂੰ ਅਸੀਂ ਰੂਚ ਬਸਾ ਲਿਆ, ਲਾਉਣਾ ਸੀਗਾ ਇੱਕ ਥਾਂ ਤੇ ਦਿਲ ਅਸੀਂ ਲਾ ਲਿਆ। ਉਸੇ ਘੜੀ ਬਸ ਉਸੇ ਥਾਵੇ, ਇੱਕ ਪਲ ਵੀ ਜੇ ਚੰਨਾ ਭੁੱਲਾ ਤੇਰਾ ਨਾਮ ਵੇ, ਮਰ ਜਾਵਾਂ ਉਸੇ ਘੜੀ ਬਸ ਉਸੇ ਥਾਵੇ, ਇੱਕ ਪਲ ਵੀ ਜੇ ਚੰਨਾ ਭੁੱਲਾ ਤੇਰਾ ਨਾਮ ਵੇ, ਮਰ ਜਾਵਾਂ ਉਸੇ ਘੜੀ ਬਸ ਉਸੇ ਥਾਵੇ।